ਹਰੇਕ ਸ਼ਾਮ 6:30 ਵਜੇ ਦੇ ਕਰੀਬ ਤੁਹਾਡੇ ਲਈ ਸੋਧਾ ਰਹਿਰਾਸ ਦੀਆਂ ਬਾਣੀਆਂ ਨੂੰ ਪਹੁੰਚਾਉਣ ਦੇ ਲਈ ਵਿਸ਼ੇਸ਼ ਸਹਿਯੋਗ ਦਿੰਦੇ ਨੇ ਵੀਰ ਜਸਵਿੰਦਰ ਸਿੰਘ, ਜਿਹੜੇ ਕਿ ਪੈਰਾਮਾਊਂਟ ਫਰਨੀਚਰ ਦੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਕਮਿਊਨਿਟੀ ਦੀ ਸੇਵਾ ਵਿੱਚ ਹਾਜ਼ਰ ਨੇ। ਜ਼ਿਆਦਾ ਜਾਣਕਾਰੀ ਲਈ ਤੁਸੀਂ 9637885 ਜਾਂ ਫਿਰ ਮੋਬਾਈਲ 0272798296 ਤੇ ਸੰਪਰਕ ਕਰ ਸਕਦੇ ਹੋ। ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਸਲੋਕ ਮਹਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਂ ਹੋ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ। ਜਿਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ। ਕੀਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਪਰੀ ਸਿਉ ਕਹੀਐ। ਕਿਤੇ ਤੇਰੇ ਗਾਵਣ ਹਾਰੇ, ਗਾਵਨ ਤੁਧ ਨੂੰ ਪਵਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧ ਨੂੰ ਈਸ਼ਰ ਵਰਮਾ ਦੇਵੀ। ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਧ ਨੂੰ ਇੰਦਰ ਇੰਦਰਾਸਣ ਬੈਠੇ। ਦੇਵਤਿਆਂ ਦਰਨਾਲੇ, ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ। ਗਾਵਨ ਤੁਧ ਨੂੰ ਸਾਧ ਵਿਚਾਰੇ, ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ। ਗਾਵਨ ਤੁਧ ਨੂੰ ਵੀਰ ਕਰਾਰੇ, ਗਾਵਨ ਤੁਧ ਨੂੰ ਪੰਡਿਤ ਪੰਡ ਰਖੀਸ਼ਰ। ਜੁਗ ਜੁਗ ਵੇਦਾ ਨਾਲੇ, ਗਾਵਨ ਤੁਧ ਨੂੰ ਮੋਹਣੀਆਂ ਮਨ ਮੋਹਨ। ਸੁਰਗ ਮਸ ਪਿਆਲੇ, ਗਾਵਨ ਤੁਧ ਨੂੰ ਰਤਨ ਉਪਾਏ ਤੇਰੇ। 68 ਤੀਰਥ ਨਾਲੇ, ਗਾਵਨ ਤੁਧ ਨੂੰ ਜੋਧ ਮਾਂ ਬਲਸੂਰਾ। ਗਾਵਨ ਤੁਧ ਨੂੰ ਖਾਣੀ ਚਾਰੇ, ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਿਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਧ ਨੂੰ ਗਾਵਨ ਜੋ ਤੁਧ ਪਾਵਨ। ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨਾ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ। ਸਾਹਿਬ ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ। ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੇ ਕੀਤਾ ਆਪਣਾ। ਜਿਉ ਤੇ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸ਼ਾਹ ਪਤ ਸਾਹਿਬ, ਨਾਨਕ ਰਹਿ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਦਵਿਣ ਸਿੱਧੀ ਕਿਨੇ ਨਾ ਪਾਈਆਂ, ਕਰਮ ਮਿਲੇ ਨਾ ਠਾਕ ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਪੰਡਾਰਾ। ਜੇ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੇ ਖਾਇ ਚਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵਡਿਆ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਸਾਰੇ ਤੇ ਕਮਜਾਤ, ਨਾਨਕ ਨਾਵੈ ਬਾਸਨਾਤ। ਰਾ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇ ਰਹਿ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੇ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾਰਿਜਕ ਆਗੇ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸ਼ਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਮਨਿਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਜਿਕ ਸਮਾਹੀ ਠਾਕੁਰ, ਕਾਹੇ ਮਨ ਪੋ ਕਰਿਆ। ਊੜੈ ਊੜਿਆ ਵੈ ਸਹਿ ਕੋਸਾ, ਤੇ ਪਾਸੇ ਬਚਰੇ ਸਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਦਾਨ ਦਸ ਅਸ਼ਟ ਸਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਗਮ ਅਪਾਰਾ, ਸਭ ਤੇ ਆਵੈ ਸਭ ਤੇ ਆਵੈ ਤੁਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਤੇ ਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰੂ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਦ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਜੀ, ਜਾਂ ਨਾਨਕ ਤਿਨ ਕੁਰਬਾਣਾ। ਹਰ ਤੇ ਆਵੈ ਤੁਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮਕੀ ਫਾਸੀ। ਜਿਨ ਹਰ ਨਿਰਭਉ ਤਿਆਇਆ ਜੀ, ਤਿਨਕਾ ਪਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਿਨ ਹਰ ਤਿਆਇਆ ਜੀ, ਜਾਂ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੋਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਬ ਤਾਪੇ ਜਪੇ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰ ਸਾਹਿਬ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਪਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰ ਭਗਵੰਤਾ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਦ ਜੇ ਵਡੇ ਅਵਰ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨੇਚਲ ਕਰਤਾ ਸੋਈ, तुदे आपे भावै सोई वरतै जी, तू आपे करे सो होई, तुदे आपे सृष्ट सब उपाई जी, तुदे आपे सिरज सब गोई, जन नानक गुण गावे करते के जी, जो सबसे का जानो। आसा महला चौथा, तू करता सच्यार मैं डासा, जो तो पावे सोई थीसी, जो तू दे सोई हो पाई, रहा सब तेरी तू सबनी त्याया, जिसनू कृपा करें तिन नाम रतन पाया, गुरमुख लादा मन मुख गवाया, तुद आप विछोड़िया आ मिलाया, तू दरिया सब तुझ ही माए, तुझ में दूजा कोई ना है, जी जंत सब तेरा खेल, विजोग मिल विछड़िया संजोगी मेल, जेनू तू जाना है सोई जन जाने, हर गुण सद ही आख वखाने, जिन हर सेव्या तिन सुख पाया, सहजे ही हर नाम समाया, तू आपे करता तेरा किया सब होए, तुद बिन दूजा अवर न कोए, तू कर कर वेखें जाने सोए, जा नानक गुरमुख प्रगट होए। आसा महला पहला, तित सरवड़ लै पई ले नवासा, पानी पाव कितने किया, पंक चमोह पग नहीं चाले, हम देखा तैं डूबियले, मन एक न चे समूड़ मना, हर बिसर तेरे गुण गलिया रहा, ना हो जती सती नहीं पड़िया, मूर्ख मुगदा जन्म पया, परणवत नानक तिन की सरना, जिन तू नाही विसरिया। आसा महला पंजवा, पई प्राप्त मनुख दिहुरिया, गोबिंद मिलन की ए तेरी बरिया, अवर काज तेरे किते ना काम, मिल साध संगत पज केवल नाम, सरंजाम लाग पवजल तरन कै, जन्म बिरथा जात रंग माया कह रहा, जप तप संयम धर्म ना कमाया, सेवा साधना जानिया हर राया, कहो नानक हम नीच कर्मा, शरण परे की रखो शर्मा। कबियो बाच बेनती चौपई, अमरी करो हाथ दे रक्षा, पूर्ण होए चित की इच्छा, तव चरणन मन रहे हमारा, अपना जान करो प्रतपारा, हमरे दुष्ट सवे तुम काबू, आप हादे मोए बचाओ, सुखी बसै मोरो परवारा, सेवक सिख सबै करतारा, मोर अच्छा निज कर दै करै, सब बैरन को आसंगरै, पूर्ण होए हमारी आसा, तोर भजन की रहे प्यासा, तुम्हें शाट कोई अवर ना त्याऊं, जो बरचाऊं सो तुम ते पाऊं, सेवक सिख हमारे तारिये, चुन चुन सत्र हमारे मारिये, आप हाथ दे मुझे अवरिये, मरण काल का त्रासन वरिये, होजू सदा हमारे पच्छा, श्रिया तुझू करे ओ रक्षा, राख ले हो मोहे रखन हारे, साहेब संत सहाय प्यारे, दीन बंद दुष्टन के हंता, तुम हो पुरी चतर दसकंता, काल पाए ब्रह्मा अवतरा, काल पाए शिवजू अवतरा, काल पाए कर विष्णु प्रकाशा, सकल काल का किया तमाशा, जमन काल जोगी शिव कियो, बेदराज ब्रह्मा जूथियो, जमन काल सब लोक सवारा, नमस्कार है तय हमारा, जमन काल सब जगत मनायो, देव दैत जसन उपजायो, आद अंत एक अवतारा, सोई गुरु समझियो हमारा, नमस्कार तिसी को हमारी, सकल प्रजाजन आप सवारी, सेवकन को सब गुण सुख दियो, सत्रन को परमो बद कियो, काट काट के अंतर की जानत, भले बुरे की पीर पछानत, चीटी ते कुंचर सथूला, सब पर कृपा दृष्ट कर पूला, संतन दुख पाए ते दुखी, सुख पाए साधन के सुखी, एक एक की पीर पछाने, कड़ कड़ के पट पट की जाने, जब उदकर्क करा करतारा परजा तरत तब दे अपारा जब या कर्क करत हो कबहू तुम मैं मिलत दे तरसब हूं जेते बदन सृष्ट सब तारे आप अपनी बूझ उचारे तुम सब ही तेरे तनरालम जानत बेद भेद अर आलम निरंकार निर्विकार निर्लंब आद अनिल अनाद असंभ ताका मूढ़ अचारत भेदा जाको पेव न पावत बेदा ताको कर पाहन अनमानत महामूढ़ कस भेद न जानत महादेव को कह सदा शिव निरंकार का चिंत न पेव आप अपनी बुद्ध है जेती वर्णत पिन पिन तेती तुमरा लखा ना जाए पसारा केवद सज्जा प्रथम संसारा एक रूप अनूप स्वरूपा रंक पयो राव कई पूपा अंडज जेरज से तज किनी उत्पुज खान बौर रच दीनी कहूं फूल राजा है बैठा कहूं सिमटो शंकर कैठा सगरी सिठ दिखाए चंबव आज गा शुरू से अंबव अब रक्षा मेरी तुम करो सिख उबार असिख संगरो दुष्ट जिते उठवत उत्पाता सकल मलेश करो रणकाता जे आ तूता सरनी परे तिनके दुष्ट दुख तह मरे पुरख जमन पग परे तिहारे तिनके तुम संकट सवटारे जो कल को एक बार ते आए हैं ताके काल निकट न आए हैं रक्षा होए ताहे सब काला दुष्ट अरिष्टरे तत्काला कृपा दृष्ट तन जाए नहर हो ताके ताप तनक मोहर हो रिद सिद्ध कर्म सब हो दुष्ट शा सब सके न कोई एक बार जन तुम्हें संभारा काल फास्ते ताहे उबारा जिन नर नाम तिहारू कहा दारद दुष्ट दुख तेरा खड़ग केत मैं शर्म तिहारी आप हाथ दे लो उबारी सर्व ठौर मोह सहाय दुष्ट दुख ते लियो बचाई सोया पाए गए जब ते तुमरे तब ते कु आंख तरे नहीं आने राम रहीम पुराण कुरान अनेक कहे मत एक न मान्यो सिमरत शास्त्र बे सबे बहु पेद कहे हम एक न जान्यो श्री असपान कृपा तुमरी कर मैं ना कहूं सब तो ये बखानियो दोहरा सगल द्वार को छाड़ के गयो तुहारो द्वार बाहें गए की लाजस गोविंद दास तुहार राम कली महला तीजा आनंद एक ओंकार सतगुर प्रसाद आनंद पिया मेरी माए सतगुरु मैं पाया सतगुरता पाया सहसेती मन वजियां वधाइयां राग रतन परवार परियां शब्द गावन आईया शब्दों तां गावो हरि केरा मान जिनी वसाया कह नानक आनंद होआ सतगुरु मैं पाया ए मन मेरिया तू सदा रो हर नाले हर ना रोह तू मन मेरे दुख सा विसारना अंगीकारो करे तेरा कार्ज सब सुवारना सबना गल्ला समरथ स्वामी सो क्यों मनो सारे कह नानक मन मेरे सदा रू हर नाले साचे साहिबा क्या नाही कर तेरे करता तेरे सब किश है जिस दे सो पावे सदा सिफत सलाह तेरी नाम मन वसावे नाम जिनकै मन वसिया वाजे शब्द कनेरे कह नानक सच्चे साहेब क्या नाही करते रे साचा नाम मेरा आधारू साच नाम आधार मेरा जिन भुखा सब गवाइया कर शांत सुख मन आय वसिया जिन इच्छा सब पुजाइया सदा कुर्बान कीता गुरु विटो जिस दिया ए वडियाइया कह नानक सुनो संतो सबा तरो प्यारो साचा नाम मेरा आधारू वाजे पंच शब्द तित कर सपागै सबद वाजे ਕਲਾ ਜਿਤ ਕਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੂ ਜਿਨ ਕੋ, ਸ੍ਰੀ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁਦਾਵਣੀ ਮਹੱਲਾ ਪੰਜਵਾਂ, ਥਾਲ ਵੇਚਣ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਬਸ ਅਦਾਰੂ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਦਾਰੂ, ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰਤਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਈ, ਮੈਨੂੰ ਜੋ ਕੀਤੋ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓ, ਤਰਸ ਪਿਆ ਮੈਂ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੇ ਹਰਿਆ। ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਧਰਮਾ ਹੈ, ਸੁਣ ਕੈ ਜਮ ਕੈ ਦੂਤ, ਨਾਏ ਤੇਰੇ ਛੱਡ ਜਾ ਹੈ, ਪਉ ਜਲ ਵਿਖਮਸ ਗਾਵ, ਗੁਰ ਸਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਇ, ਕੱਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਇ, ਸਭ ਸਹਿ ਨੂੰ ਕਿਰਪਾਲ ਸਮਾਲੇ, ਸਾਹੇ ਸਾਹੇ ਬਿਰਥਾ ਕੋਈ ਨਾ ਜਾਇ, ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਮ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਮ, ਸਤਿਗੁਰ ਸੇ ਤੀਰਤਿਆ, ਦਰਗਹਿ ਪਾਈਐ ਠਾਉ, ਕਉ ਨਾਨਕ ਕਿਰਪਾ ਕਰੈ, ਜਿਸ ਨੂੰ ਇਹ ਅਰਥ ਦੇ, ਜਗ ਮੈਂ ਉਤਮ ਕਾਢੀਐ, ਵਿਰਲੇ ਕੇਈ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਉਬਾਰੀਅਨ, ਗੁਰ ਕੀ ਪੈਰੀ ਪਾਇ ਕਾਜ ਸਵਾਰੀਅਨ, ਹੋਆ ਆਪ ਦਿਆਲ ਮਨੋ ਨਾ ਵਿਸਾਰੀਅਨ, ਸਾਧ ਜਨਾ ਕੈ ਸੰਗ ਪਉ ਜੁਲਤਾਰੀਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਇ ਬਦਾਰੀਅਨ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ, ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ, ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਹਰੇਕ ਸ਼ਾਮ 6:30 ਵਜੇ ਦੇ ਕਰੀਬ ਤੁਹਾਡੇ ਲਈ ਸੋਧਾ ਰਹਿਰਾਸ ਦੀਆਂ ਬਾਣੀਆਂ ਨੂੰ ਪਹੁੰਚਾਉਣ ਦੇ ਲਈ ਵਿਸ਼ੇਸ਼ ਸਹਿਯੋਗ ਦਿੰਦੇ ਨੇ ਵੀਰ ਜਸਵਿੰਦਰ ਸਿੰਘ, ਜਿਹੜੇ ਕਿ ਪੈਰਾਮਾਊਂਟ ਫਰਨੀਚਰ ਦੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਕਮਿਊਨਿਟੀ ਦੀ ਸੇਵਾ ਵਿੱਚ ਹਾਜ਼ਰ ਨੇ। ਜ਼ਿਆਦਾ ਜਾਣਕਾਰੀ ਲਈ ਤੁਸੀਂ 9637885 ਜਾਂ ਫਿਰ ਮੋਬਾਈਲ 0272798296 ਤੇ ਸੰਪਰਕ ਕਰ ਸਕਦੇ ਹੋ। ਰੇਡੀਓ ਸਪਾਈਸ ਤੇ ਹੁਣ ਪੇਸ਼ ਨੇ ਕਮਿਊਨਿਟੀ ਜਾਣਕਾਰੀਆਂ। ਸੰਤ ਬਾਬਾ ਮੱਖਣ ਸਿੰਘ ਜੀ ਮੁਖੀ ਟਕਸਾਲ, ਸ਼ਹੀਦ ਭਾਈ ਮਨੀ ਸਿੰਘ ਜੀ ਗੁਰਦੁਆਰਾ ਨਾਨਕਸਰ ਠਾਠ ਮੈਨੂਰੇਵਾ ਅਤੇ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ ਪਾਪਰ ਟੋਏ ਟੋਏ ਵਿਖੇ ਆਪਣੇ ਦੀਵਾਨ ਲਗਾਉਣਗੇ ਐਤਵਾਰ 19 ਮਾਰਚ ਤੋਂ ਐਤਵਾਰ 2 ਅਪ੍ਰੈਲ ਤੱਕ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ 0217124888 ਤੇ ਸੰਪਰਕ ਕਰ ਸਕਦੇ ਹੋ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਨੂੰ 8 ਅਪ੍ਰੈਲ ਦਿਨ ਸ਼ਨੀਵਾਰ ਬਾਅਦ ਦੁਪਹਿਰ 1 ਵਜੇ ਤੋਂ ਲੈ ਕੇ 4 ਵਜੇ ਤੱਕ ਹੋਣ ਵਾਲੇ ਸਾਲਾਨਾ ਨਗਰ ਕੀਰਤਨ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਨਗਰ ਕੀਰਤਨ ਦੇ ਨਾਲ ਨਾਲ ਉਸ ਤੋਂ ਬਾਅਦ 1 ਹਫ਼ਤੇ ਤੱਕ ਭਾਈ ਸਾਹਿਬ ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲੇ ਅਤੇ ਭਾਈ ਮਾਨ ਸਿੰਘ ਜੀ ਸੰਗਤਾਂ ਨੂੰ ਗੁਰੂ ਜਸ ਦੇ ਨਾਲ ਜੋੜਨਗੇ। ਸੇਵਾਦਾਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਨਾਮ ਰਜਿਸਟਰ ਕਰਵਾ ਸਕਦੇ ਨੇ 2769043 ਓਟਾਹੂ ਗੁਰੂ ਘਰ ਵਿਖੇ। ਸੰਪਰਕ ਕਰਕੇ ਹੋਰ ਜਾਣਕਾਰੀਆਂ ਵੀ ਲੈ ਸਕਦੇ ਹੋ। ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੀ ਸਮੂਹ ਸੰਗਤਾਂ ਦੇ ਵਡਮੁੱਲੇ ਸਹਿਯੋਗ ਅਤੇ ਪ੍ਰਬੰਧਕਾਂ ਦੇ ਉਪਰਾਲੇ ਨਾਲ ਹੈਮਿਲਟਨ ਵਿਖੇ 14 ਅਪ੍ਰੈਲ ਵਿਸਾਖੀ ਵਾਲੇ ਦਿਨ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਨੇ। ਸਮੂਹ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਅਤੇ ਹਾਜ਼ਰੀਆਂ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ 0272213272 ਜਾਂ ਫਿਰ 0272225681 ਦੇ ਉੱਤੇ ਸੰਪਰਕ ਕਰ ਸਕਦੇ ਹੋ। ਪਾਪਾ ਟੋਏ ਟੋਏ ਇਲਾਕੇ ਵਿੱਚ ਬਹੁਤ ਹੀ ਹੈਂਡੀ ਲੋਕੇਸ਼ਨ ਉੱਤੇ 4 ਬੈਡਰੂਮ ਅਤੇ 2 ਬੈਡਰੂਮ ਦੋ ਸੈਪਰੇਟ ਪ੍ਰੋਪਰਟੀਜ਼ ਰੈਂਟ ਵਾਸਤੇ ਉਪਲਬਧ ਨੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ 2924447 ਦੇ ਉੱਤੇ ਜਾਂ ਫਿਰ 0211790529 ਦੇ ਉੱਤੇ ਰਾਬਤਾ ਕਰ ਸਕਦੇ ਹੋ। ਪਾਪਾ ਟੋਏ ਵਿੱਚ ਕਿਰਾਏ ਵਾਸਤੇ 2 ਬੈਡਰੂਮ ਅਤੇ ਸੈਪਰੇਟ ਡਾਇਨਿੰਗ ਰੂਮ ਵਾਲਾ ਘਰ ਖਾਲੀ ਹੈ। ਰੇਲਵੇ ਸਟੇਸ਼ਨ ਤੋਂ 10 ਮਿੰਟ ਦੀ ਪੈਦਲ ਅਤੇ ਬੱਸ ਸਟਾਪ ਤੋਂ 2 ਮਿੰਟ ਦੀ ਪੈਦਲ ਦੂਰੀ ਦੇ ਉੱਤੇ। ਜ਼ਿਆਦਾ ਜਾਣਕਾਰੀ ਲਈ ਫੁੱਲੀ ਫੈਂਸ ਅਤੇ ਗੇਟ ਵਾਲੀ ਇਸ ਪ੍ਰੋਪਰਟੀ ਨੂੰ ਕਿਰਾਏ 'ਤੇ ਲੈਣ ਲਈ 0212685910 'ਤੇ ਸੰਪਰਕ ਕਰ ਸਕਦੇ ਹੋ। ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ ਪਾਪਾ ਟੋਏ ਟੋਏ ਵਿਖੇ ਵਿਸ਼ੇਸ਼ ਧਾਰਮਿਕ ਕਥਾ ਦੀਵਾਨ ਗਿਆਨੀ ਰਣਵੀਰ ਸਿੰਘ ਜੀ ਵੱਲੋਂ ਕੀਤੇ ਜਾਣਗੇ। 12 ਮਾਰਚ ਤੋਂ 26 ਮਾਰਚ ਤੱਕ ਰੋਜ਼ਾਨਾ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕਥਾ ਦੀਵਾਨ ਸਜਾਏ ਜਾਣਗੇ। ਸੋਮਵਾਰ ਤੋਂ ਸ਼ਨੀਵਾਰ ਤੱਕ ਸ਼ਾਮ 7 ਵਜੇ ਤੋਂ 8 ਵਜੇ ਤੱਕ ਅਤੇ ਹਰੇਕ ਐਤਵਾਰ ਯਾਨੀ ਕਿ 12 ਮਾਰਚ, 19 ਮਾਰਚ ਅਤੇ 26 ਮਾਰਚ ਤੱਕ ਦੁਪਹਿਰ ਦਾ ਦੀਵਾਨ ਸਜਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਹੁਮ ਹੁਮ ਆ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਉਪਰੰਤ ਗੁਰੂ ਕੇ ਲੰਗਰ ਵੀ ਅਟੁੱਟ ਵਰਤਾਏ ਜਾਣਗੇ। ਵਧੇਰੇ ਜਾਣਕਾਰੀ ਲਈ ਗੁਰੂ ਘਰ ਦੇ ਫੋਨ ਨੰਬਰ 0927999888 ਤੇ ਜਾਂ ਫਿਰ ਵੀਰ ਗੁਰਦੀਪ ਸਿੰਘ ਬਸਰਾ ਜੀ ਹੋਣਾ ਨੂੰ 0211515693 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੈਂਟਲ ਸੂਚਨਾ, 3 ਬੈਡਰੂਮ ਦਾ ਘਰ ਵਿਦ ਗੈਰਾਜ ਹੰਟਰਸ ਕਾਰਨਰ ਪੈਪਟੋਈ ਦੇ ਲਾਗੇ ਉਪਲਬਧ ਹੈ। ਪਰਿਵਾਰ ਕੰਟੈਕਟ ਕਰ ਸਕਦੇ ਨੇ 0213828814 ਤੇ। ਨੌਰਥ ਸ਼ੋਰ ਸਿੱਖ ਸੁਸਾਇਟੀ ਵਾਲੇ ਉਦਮੀ ਭੈਣਾਂ ਭਰਾ ਇਹ ਸੁਨੇਹਾ ਦਿੰਦੇ ਨੇ ਕਿ ਗਲੈਨਫੀਲਡ ਕਮਿਊਨਿਟੀ ਸੈਂਟਰ ਵਿਖੇ ਹਰੇਕ ਸ਼ਨੀਵਾਰ ਦੀ ਸ਼ਾਮ 6 ਵਜੇ ਕੀਰਤਨ ਦੀਵਾਨ ਸੱਜਦੇ ਨੇ। 1.5 ਘੰਟਾ ਕੀਰਤਨ ਉਪਰੰਤ ਗੁਰੂ ਕੇ ਅਟੁੱਟ ਲੰਗਰ ਵਰਤਾਏ ਜਾਂਦੇ ਨੇ। ਇਸ ਦੌਰਾਨ ਬੱਚਿਆਂ ਨੂੰ ਪੰਜਾਬੀ ਜ਼ਬਾਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ 4412473 ਜਾਂ ਫਿਰ ਮੋਬਾਈਲ ਫੋਨ ਨੰਬਰ 0217814144 ਤੇ ਰਾਬਤਾ ਕਰ ਸਕਦੇ ਹੋ। ਹੌਕਸ ਬੇ ਇੰਡੀਅਨ ਐਸੋਸੀਏਸ਼ਨ, ਸੰਤ ਬਾਬਾ ਭਾਗ ਸਿੰਘ ਸਪੋਰਟਸ ਕਲੱਬ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਰਿਵਰਸਲੀ ਰੋਡ ਅਕੀਨਾ ਪਾਰਕ ਵਿਖੇ ਹੇਸਟਿੰਗਸ ਇਲਾਕੇ ਵਿੱਚ ਕਬੱਡੀ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਨੇ। 9 ਅਪ੍ਰੈਲ ਸਵੇਰੇ 11 ਵਜੇ ਦਿਨ ਐਤਵਾਰ ਰਹੇਗਾ। ਇਸ ਮੌਕੇ ਮਿਊਜ਼ੀਕਲ ਚੇਅਰ, ਬੱਚਿਆਂ ਲਈ ਅਥਲੈਟਿਕਸ ਅਤੇ ਹਰੇਕ ਉਮਰ ਦੀ ਵਰਗ ਦੇ ਖਿਡਾਰੀਆਂ ਦੇ ਲਈ ਦਿਲ ਖਿੱਚਵੇਂ ਇਨਾਮ ਅਤੇ ਈਵੈਂਟਸ ਹੋਣਗੇ। Hi, this is Salman Khan, Auckland, coming to your city to perform live on the 21st of April. 2017. The Bang Tour. Sultan.